Available on iTunes. Tere naal pyaar yaara, tere naal jahan saara. Tere naal pyaar yaara. Pehla rab naalo laiye tera naam, pehla rab naalo laiye tera naam. Saahan to pyariyan chhad ke na jaai, lagna ni kalleyan. Saahan to pyariyan chhad ke na jaai, dil. Lagna ni kalle ga channe naal channi te taryan na raat ni channe naal ਨਣੀ ਤੇ ਤਾਰਿਆਂ ਨਾ ਰਾਤ ਨੀ ਇੰਜ ਕੱਟੇ ਰਹੀਏ ਸੋਣੀ ਬਣਦੀ ਏ ਬਾਤ ਨੀ ਚੰਨ ਨਾਲ ਚਾਨਣੀ ਤੇ ਤਾਰਿਆਂ ਨਾ ਰਾਤ ਨੀ ਇੰਜ ਕੱਟੇ ਰਹੀਏ ਸੋਣੀ ਬਣਦੀ ਏ ਬਾਤ ਨੀ available on iTunes ਰਹੀਏ ਤੁਪ ਨਾਲ ਰਹਿੰਦੀ ਜਿਵੇਂ ਸ਼ਾਂ ਨਾਲ ਰਹਿੰਦੀ ਜਿਵੇਂ ਸ਼ਾਂ ਸਾਹਾਂ ਤੋਂ ਪਿਆਰਿਆ ਛੱਡ ਕੇ ਨਾ ਜਾਈ ਦਿਲ ਲੱਗਣਾ ਨੀ ਕੱਲਿਆ ਸਾਹਾਂ ਤੋਂ ਪਿਆਰਿਆ ਛੱਡ ਕੇ ਨਾ ਜਾਈ ਦਿਲ ਲੱਗਣਾ ਨੀ ਕੱਲਿਆ ਜਦੋਂ ਜਾਵੇ ਗੈਰੀ ਦਿਲ ਕਬ ਰੋਂਦਾ ਏ ਪਾਣੀ ਨਾਲੋਂ ਟੁੱਟਾ ਜਿਵੇਂ ਫੁੱਲ ਮਰ ਜਾਂਦਾ ਏ ਦੂਰ ਜਦੋਂ ਜਾਵੇ ਗੈਰੀ ਦਿਲ ਕਬ ਰੋਂਦਾ ਏ ਪਾਣੀ ਨਾਲੋਂ ਟੁੱਟਾ ਜਿਵੇਂ ਫੁੱਲ ਮਰ ਜਾਂਦਾ ਅਸੀਂ ਤੇਰੇ ਸੰਧੂ ਦੱਸਦੇ ਆ ਤਾਂ ਤੇਰੇ ਤੈਨੂੰ ਦੱਸਦੇ ਆ ਤਾਂ ਸਾਹਾਂ ਤੋਂ ਪਿਆਰਿਆ ਛੱਡ ਕੇ ਨਾ ਜਾਈ ਦਿਲ ਲੱਗਣਾ ਨੀ ਕੱਲਿਆ ਸਾਹਾਂ ਤੋਂ ਪਿਆਰਿਆ ਛੱਡ ਕੇ ਨਾ ਜਾਈ ਦਿਲ ਲੱਗਣਾ ਨੀ ਕੱਲਿਆ Available on iTunes.